ਨੀ ਵੱਡਵਾੜ ਤੇਰੇ ਜਿੰਨੀਆਂ ਸਟਾਰ ਮੁੰਡਾ ਕਿਸੇ ਨਾਲੋਂ ਸੱਚੀ ਘੱਟ ਨੀ ਆਏ ਹਾਏ ਕੁੜੀ ਅੱਛੀ ਹੁੰਦੀ ਜਿੱਥੋਂ ਨੱਚਦਾ ਏ ਬਿੱਲ ਜੱਟ ਨੀ ਆਏ ਹਾਏ ਕੁੜੀ ਅੱਛੀ ਹੁੰਦੀ ਜਿੱਥੋਂ ਨੱਚਦਾ ਏ ਬਿੱਲ ਜੱਟ ਨੀ ਮੈਨੂੰ ਵੇਖ ਕੇ ਕੁੜੀਆਂ ਦੇ ਫੇਸਿਸ ਲਾਈਕ ਪਾਉਂ ਮੁੰਡੇ ਮੇਰੇ ਸ਼ਹਿਰ ਦੇ ਫੀਲ ਕਰਦੇ ਨਾ ਮੈਨੂੰ ਵੇਖ ਕੇ ਕੁੜੀਆਂ ਦੇ ਫੇਸਿਸ ਲਾਈਕ ਪਾਉਂ ਮੁੰਡੇ ਮੇਰੇ ਸ਼ਹਿਰ ਦੇ ਫੀਲ ਕਰਦੇ ਨਾ ਮੁੰਡਾ ਪਿੰਡ ਵਾਲਾ ਜਮਾ ਦਿਲ ਦਾ ਨੀ ਕਾਲਾ ਹਾ ਕਰਕੇ ਤੂੰ ਪੁੱਲ ਖੱਟਨੀ ਆਏ ਹਾਏ ਕੁੜੀਆਂ ਦੀ ਹੁੰਦੀ ਜਿੱਥੋਂ ਨੱਚਦਾ ਏ ਬਿੱਲ ਜੱਟਨੀ ਪਰ ਜਿਹੜਾ ਮੈਨੂੰ ਕਰਕੇ ਵਿਖਾਵੇ ਨਖਰੇ ਮੈਂ ਜੇਬ ਵਿੱਚ ਪਾ ਕੇ ਰੱਖਦਾ ਆਦਤ ਨੀ ਮੈਨੂੰ ਕਿ ਮੈਂ ਸ਼ੋ ਅਪ ਕਰਾ ਜਾਣ ਕੇ ਨੀ ਅੱਤ ਚੱਕਦਾ ਪਰ ਜਿਹੜਾ ਮੈਨੂੰ ਕਰਕੇ ਵਿਖਾਵੇ ਨਖਰੇ ਮੈਂ ਜੇਬ ਵਿੱਚ ਪਾ ਕੇ ਰੱਖਦਾ ਇੱਕ ਵਾਰੀ ਹੋ ਜਾ ਮੇਰੀ ਜ਼ਿੰਦਗੀ ਬਣਾ ਲੂ ਤੇਰੇ ਪਿਆਰ ਵਾਲੇ ਕੱਟੂ ਵੱਟ ਨੀ ਆਏ ਹਾਏ ਕੁੜੀ ਅੱਜ ਹੁੰਦੀ ਜਿੱਥੋਂ ਲੱਗਦਾ